Welcome back to Idea Jalsa, music for the soul. Meethe meethe bol aur break mein jaane se pehle itna khoobsurat sufiyana kalam Saleem sahab ne prastut kiya. Saleem sahab, abhi aap kya prastut karenge? Charkhi di kook. Vamavada charikha Vamavada charikha Vama Vamavada charikha Te dukha diya pooniya Vama ਗਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ ਹਾਏ ਮੈਂ ਜਿਉਂ ਜੋ ਕੱਤੀ ਜਾਵਾਨੀ ਹੋਣ ਪਈਆਂ ਦੂਣੀਆਂ ਮੱਕੇ ਜਾ ਜਾ ਹੱਜ ਗੁਜ਼ਾਰੇ ਨਾਮ ਰਖਾ ਲਿਆ ਹਾਜੀ ਵੜ ਤਲਵਾਰ ਦਲਾਵਰ ਬਣਿਆ ਨਾਮ ਰਖਾ ਲਿਆ ਗਾਜ਼ੀ ਮੱਕੇ ਜਾ ਜਾ ਹੱਜ ਗੁਜ਼ਾਰੇ ਨਾਮ ਰਖਾ ਲਿਆ ਹਾਜੀ ਫੜ ਤਲਵਾਰ ਦਲਾਵਰ ਬਣਿਆ ਨਾਮ ਰਖਾ ਲਿਆ ਗਾਜ਼ੀ ਪੜ ਪੜੇ ਲਮ ਕਿਤਾਬਾਂ ਸੱਬੇ ਨਾਮ ਰਖਾ ਲਿਆ ਗਾਜ਼ੀ ਪਰ ਅਜੇ ਤੂੰ ਬੁੱਲਿਆ ਕੁਝ ਨਹੀਂ ਬਣਿਆ ਜੇ ਤੂੰ ਯਾਰ ਨੀ ਕੀਤਾ ਰਾਜ਼ੀ ਮੈਨਾ ਨੇ ਮੈਂ ਨਾ ਕਹਾ ਤੋ ਮੋਲ ਪੜਾ ਦਸ ਬੀਸ ਬੱਕਰੇ ਨੇ ਮੈਂ ਕਹਾ ਤੋ ਪਕੜ ਕਟਾਇਆ ਸੀਸ इधर मंदिर इधर मस्जिद इधर गुरुद्वारा इधर गिरजा खुदा के ये सभी घर हैं जिधर चाहे उधर गिर जा रूह के चरखे की बात कर रहे हैं मेरे दिल विचों उठ दिए हूँ मेरे दिल विचों उठ दिए हूँ मैया मैनू याद आमदा सुन चरखे मिठी मिठी खू मैया मैनू याद आमदा सुन चरखे मिठी मिठी ਮਿੱਠੀ ਮਿੱਠੀ ਖੂ ਮਾਇਆ ਮੈਨੂੰ